mit Raga Sri, dem Raga der ersten Ordnung, und Raga Gauri Chetti, dem Raga dritter Ordnung, haben wir zwei von 31 musikalischen Formen aus dem Sri Guru Granth Sahib Ji kennengelernt. Das Guru Granth Sahib ist das heilige Buch des Sikhismus. Auf insgesamt 1430 Seiten, den Angs, finden sich eine Vielzahl von Shabbats. Es sind Texte, die einer bestimmten Raga-Form und Rhythmik zugeordnet werden, wie wir sie in der indischen Klassik kennen. Wer sich für den vollständigen Text interessiert, Sie finden die englische Übersetzung aller 1430 Seiten als PDF im freien Download auf unserer Website unter www.imcradio.net. Die englische Fassung gibt wenigstens eine ungefähre Vorstellung über das Original, denn die Verse des Guru Granth Sahib sind in einer eigenen Sprache verfasst, in Gurmukhi. Sie leitet sich aus Punjabi und Hindi ab und war im Mittelalter Nordindiens weit verbreitet. Gurmukhi ist ähnlich dem Devanagari und Gujarati und hat sich aus den altindischen Brahmi-Schriften weiterentwickelt. Die Brahmi-Schriften sind eine Kombination aus Silben- und Buchstabenschrift. Die ältesten Funde reichen bis ins 3. Jahrhundert vor Christi Geburt zurück. Heute ist Gurmukhi die offizielle Schriftsprache des indischen Bundesstaates Punjab. Standardisiert wurde Gurmukhi von dem zweiten Guru Angad Dev. Die Vokalsprache Gurmukhi besteht aus den Gurbani-Wörtern. Den Text des Guru Granth Sahib bezeichnet man daher als Gurbani Gurbani. Gurbani ist sinngemäß das gesprochene Wort des Meisters, des Gurus, dem der Studierende, der Schüler seine ganze Aufmerksamkeit schenkt. Der Sanskrit-Begriff Guru ist hier mehr als nur Lehrer. Für einen Sikh bedeutet es Lehrer und spiritueller Führer zugleich. Das Guru Granth Sahib ist eine Sammlung von kompositorischen Texten. Sie wurden zunächst verfasst von den ersten 5 Lehrmeistern, den ersten 5 Gurus. Mit Guru Nanak Dev als dem ersten und Guru Arjan Devals als dem fünften lebten sie von 1469 bis 1606. Die erste Fassung, das sogenannte Adi Granth, wurde von Guru Arjan Dev kurz vor seinem Tode geschrieben. Das Adi Granth entstand zwischen 1603 und 1604. Erst im Jahre 1678 fasste der 10. Lehrer Guru Gobind Singh die einzelnen Schriften auf der Basis des Adi Granth zusammen, zu der abschließenden Fassung als Guru Granth Sahib. Die Texte der ersten 10 Lehrer wurden ergänzt um Weisheiten des indischen Mystikers Kabir oder des Poeten und Heiligen Namdev und anderer. Betritt man einen Sikh-Tempel, thront das Guru Granth Sahib im Zentrum. Seit 1708 ist es das offizielle Buch des Sikhismus in unveränderter Form. Nach Betreten des Tempels verbeugt sich ein Sikh symbolisch vor dem heiligen Buch, um den 10 Lehrern als sein Verfasser seine Achtung zu erweisen. Die Gottesdienste und Sikhfeste können von jedermann besucht werden, ungeachtet seiner Herkunft oder Religion. Nach dem zuvor gehörten Gauri Chetti, dem dritten Raga im Sri Guru Granth Sahib, gehen wir für unser nächstes Hörbeispiel eine Ordnungsstufe weiter. Raga Asa ist die 4. Ordnungsstufe. Raga Asa ist uns aus der nordindischen Klassik bekannt. Wie wir später noch hören werden, existieren aber auch Ragas, die ausschließlich in der Sikh-Musik gespielt werden. Auf Seite 347 bis 489 erscheint der Frühmorgen Raga Asa für die Shabbats des Sri Guru Granth Sahib. Darunter befindet sich auch ein Strophenwerk, das Asa Diwar, auf Seite 462 bis 475. Das Asa Diwar ist eine Sammlung von 24 Pauris. Es sind Strophen, die von Guru Nanak Dev verfasst wurden, dem Begründer des Sikhismus, so die weit verbreitete Meinung. Wahrscheinlich wurden die Gedichte von Guru Nanak Dev von dem 5. Guru, Guru Arjan Devi, im Jahre 1604 zusammengetragen. In der Sikh-Tradition werden die Versstrophen des Asa Diwar in den frühen Morgenstunden gesungen, in einem melodiösen Stile. Auch das Asa Diwar ist in Gurmukhi-Schrift verfasst, wie sie heute für Punjabi verwendet wird. Als Form für den Gesang des Asa Diwar dient der Raga Asa. In der aufsteigenden Form besitzt Raga Asa 5 Hauptnoten, die 3. Stufe Ga und 7. Stufe Ni entfallen. In der absteigenden Folge ist Raga Asa ein vollständiger Raga, Sampurna. Die erste Strophe im Sri Guru Granth Sahib auf Seite 472 gibt uns eine Vorstellung über die Textaussage des Asa Diwar. In der englischen Übersetzung beginnt sie wie folgt. One universal creator God, truth is the name, creative being personified, no fear, no hatred, image of the undying, beyond birth, self-existent, by Guru's grace, 100 times a day, I'm a sacrifice to my guru. He made angels out of men, without delay. Für einen Vergleich des Interpretationsstiles hören wir nun aus zwei Abschnitten des Asadivar zwei Gesangsmeister. Zunächst Surchan Singh Ragi und im Anschluss Gurmeet Singh. Surchan Singh war blind und erlernte den Gesang im Waisenhaus in Amritsar. Es ist eine Stadt im Punjab, im nordwestlichen Indien gelegen. Amritsar ist mit dem goldenen Tempel Harmandir Sahib weltweit berühmt und das spirituelle Zentrum der Sikhs. Als Weise wurde Surchan Singh von Sai Dita unterrichtet, einem berühmten Musiklehrer seiner Zeit. Surchan Singh zeichnete sich durch die Einfachheit in seinen melodiösen Kirtan-Interpretationen aus. Er verzichtet auf traditionelle und klassische Stilelemente und fordert somit vom Zuhörer keine Vorkenntnisse. So wurde Surchan Singh in der breiten Bevölkerung sehr beliebt. Surchan Singh nutzte frühzeitig die Möglichkeit der Grammophontechnik. Die Aufnahmen trugen zu seiner Bekanntheit bei. Gurmeet Singh ist der zweite Sänger des Asadivar, den wir im Anschluss an Surchan Singh hören werden. Gurmeet ist wie Surchan Singh für seinen melodiösen Gesangsstil bekannt. नानक दे कर हाथ हम अवगुण परे एक गुण नाही अमृत छाड बिखे बिख खाई माया मोह परम पे भूले सुत दारा स्यों प्रीत लगाई एक उत्तम पंथ सुनियो गुर संगत तह मिलंत जम त्रास मिटाई एक अरदास पाठ कीरत की एक अरदास पाठ कीरत की गुर रामदास राखो सरनाई अमृत वेला सच नाम वडियाई विचार अमृत वेला सच नाम वडियाई विचार वडियाई विचार वडियाई विचार अमृत वेला सच नाम वडियाई साचा साहेब साच नाए पाख्या पाओ अपार साचा साहेब साच नाए पाख्या पाओ अपार आख मंग देह दे दात करे दातार अमृत वेला सच नाम वडिया अमृत वेला सचे ना वड्याई गुर प्रसाद आसा महला चौथा शांत घर चौथा हर अमृत पिने लोयना मन प्रेम रतन राम राजे मन राम कसवटी लाया कंचन सोबिना गुरमुख रंग तनो इना जन नानक मुस्क चको लिया सब जन्म धन तना जन नानक मुस्क चको लिया एक ओंकार सतनाम करता पुरख निर्भव निरवैर अकाल मूर्त अजूनी साहब हूं गुर प्रसाद असम हला पहला वार सलोकां नाल सलोक भी महले पहले के लिखे टुंडे असरा जाके तुनी सलोक महला पहला बलहारी गुरे अपने दिहाड़ी सदवार जिन मानस ते देवते किए करतना लागी वार महला दूजा जे सौ चंदा उगवे है सूरज चढ़े हजार एते चरण होंदिया गुरबिन कोहरियां दा महला पहला नानक गुरु ना चेतनी मन अपने सोचे छुट्टे तिल बुआड़ ज्यों सुन्ये अंदर खे ਖੇਤੇ ਅੰਦਰ ਛੁੱਟਿਆ ਕਉ ਨਾਨਕ ਸੌ ਨਾ ਫਲਿਆ ਹੈ ਫੁੱਲਿਆ ਹੈ ਬਪੜੇ ਪੀਤਾ ਨਵੇਚ ਸੁਭ ਪੌੜੀ ਆਪੀ ਨੇ ਆਪਸਾ ਜਿਉ ਆਪੀ ਨੇ ਰਚਿਓ ਨਾਮ ਕੋਈ ਕੁਦਰਤ ਸਾਜੀਐ ਕਰ ਆਸਣ ਦਿਠੋ ਚਾਉ ਦਾਤਾ ਕਰਦਾ ਆਪ ਤੂੰ ਉਸ ਦੇਵੈ ਕਰੇ ਵਸਾਉ ਤੂੰ ਜਾਣੋ ਸਭ ਸਹਿ ਦੇ ਲੈ ਸਹਿ ਜਿੰਦ ਗਵਾਉ ਕਰ ਆਸਣ ਦਿਠੋ ਚਾਉ ਦਿਠੋ ਚਾਉ ਦਿਠੋ ਚਾਉ ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਵ ਤੂੰ ਜਾਣੋ ਈ ਸਭ ਸਹਿ ਦੇ ਲੈ ਸੇ ਜਿੰਦ ਕਵਾਵ ਕਰ ਆਸਣ ਡਿਠੋ ਚਾ ਕਰ ਆਸਣ ਡਿਠੋ ਚਾ ਹਰ ਪ੍ਰੇਮ ਬਾਣੀ ਮਨ ਮਾਰਿਆ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦ ਆਖੇ ਹੈ ਲੱਖ ਕਰੋੜ ਸੱਚੇ ਸਭ ਤਨ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੇ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਖਚਨ ਖਚ ਮਹਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨਿਆ ਵੱਡੀ ਵਡਿਆਈ ਜਾਂ ਨਿਚਲ ਥਾਂ ਵੱਡੀ ਵਡਿਆਈ ਜਾਣਿਆ ਲਾ ਵੱਡੀ ਵਡਿਆਈ ਬੁੱਝੈ ਸਾ ਭਾਵ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬਰ ਜਾਏ ਮਹੱਲਾ ਦੂਜਾ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੈ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਪੇ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਉਪਾਇ ਕੈ ਲਿਖ ਨਾਵੈ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੈ ਚੁਣ ਬਖ ਕੱਢੈ ਜਜ ਮਾਲਿਆ ਥਾਉ ਨਾ ਪਾਇਨ ਘੂੜਿਆ ਮੋਕਾ ਲੈ ਦੋ ਜਗ ਚਾਲਿਆ ਤੇਰੇ ਨਾਇਰ ਤੇ ਸਿਜਣ ਗਏ ਹਾਰ ਗਏ ਸੇ ਠਗਨ ਵਾਲਿਆ ਪੌੜੀ ਨਾਨਕ ਜੀ ਉਪਾਇ ਕੈ ਲਿਖਣਾ ਵੇ ਧਰਮ ਬਹਾਲਿਆ ਉਥੇ ਸੱਚੈ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ ਥਾਉ ਨ ਪਾਇਨ ਕੂੜਿਆ ਮੁਖ ਕਾਲੈ ਦੁਜਕ ਚਾਲਿਆ ਤੇਰੇ ਨਾਇਰ ਤੇ ਸੇ ਜਿਣ ਗਏ ਹਾਰ ਗਏ ਸੀ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਲਿਖਣਾ ਵੇ ਧਰਮ ਬਹਾਲਿਆ ਹਮ ਮੂਰਖ ਮੁਗਧ ਸਰਣਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ ਗੁਰਪੂਰੈ ਹਰ ਪਾਇਆ ਹਰ ਭਗਤ ਇੱਕ ਮੰਗਾ ਮੇਰਾ ਮਨ ਤਨ ਸਬਦ ਵਿਗਾਸਿਆ ਜਪ ਅਨੰਤ ਤਰੰਗਾ ਵਿਸਮਾਰ ਨਾਦ ਵਿਸਮਾਰ ਵੇਰ ਵਿਸਮਾਰ ਜੀ ਵਿਸਮਾਰ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਰ ਭੋਣ ਵਿਸਮਾਰ ਪਾਣੀ ਵਿਸਮਾਰ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਰ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਰ ਵਿਜੋਗ ਵਿਸਮਾਰ ਭੁੱਖ ਵਿਸਮਾਰ ਭੋਗ ਵਿਸਮਾਰ ਸਿਫ ਤੁ ਵਿਸਮਾਰ ਸਲਾਹਾ ਵਿਸਮਾਰ ਉਜੜ ਵਿਸਮਾਦ ਰਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਿਡਾਣ ਰਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾ ਲੀਆਂ ਕਾਸੀ ਕੁਦਰਤ ਸਰਬ ਅਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਂ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀਂ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪਣੇ ਭੋਗ ਕੈ ਹੋਏ ਪਸ ਮੜੇ ਔਰ ਸਦਾਇਆ ਵੱਡਾ ਹੋਆ ਗੁਨੀਬਾ ਨਲ ਸੰਗਲ ਕੱਤ ਚਲਾਇਆ ਅੱਗੇ ਕਰਨੀ ਕੀਰਤ ਵਾਜੀਐ ਪਹਿਲੇ ਖਾ ਕਰ ਸਮਝਾਇਆ ਥਾ ਨਾ ਹੋਲੀ ਪਾਉਂਦੀ ਹੁਣ ਸੁਣੀਐ ਪਿਆਰ ਆਇਆ ਮਨ ਅੰਧੇ ਜਨਮ ਗਵਾਇਆ ਜਨਮ ਗਵਾਇਆ ਪੀਨੇ ਭੋਗ ਭੋਗ ਕੈ ਹੋਏ ਭਸਮਣ ਪੌਰ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਾ ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ ਥਾ ਨਾ ਹੋਈ ਵੀ ਪੌਦੇਈ ਹੁਣ ਸੁਣੀਐ ਕਿਆ ਰੁਆਇਆ ਮਨ ਅੰਧੈ ਜਨਮ ਗਵਾਇਆ ਮਨ ਅੰਧੇ ਜਨਮ ਗਵਾਇਆ ਸੁਣ ਬੇਨਤੀ ਸੁਣ ਬੇਨਤੀ ਸੁਣ ਬੇਨਤੀ ਸੁਣ ਬੇਨਤੀ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਜਾ ਰਾਮ ਰਾਜੇ ਹੋ ਮੰਗੋ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਚਨ ਹਰ ਦਿਲ ਹੈ ਹਰ ਲਾਜ ਰਖਾਇਆ ਜਨ ਨਾਨਕ ਸਰਨਾਗਤੀ ਹਰ ਨਾਮ ਚਲਾਇਆ ਸੁਣ ਬੇਨਤੀ ਸੁਣ ਬੇਨਤੀ ਸੁਣ ਬੇਨਤੀ ਸੁਣ ਬੇਨਤੀ ਸਲੋਕ ਮਹੱਲਾ ਪਹਿਲਾ ਪੈ ਵਿੱਚ ਪਾਉਣੋ ਹੈ ਸਦਵਾਓ ਪੈ ਵਿੱਚ ਚਲੇ ਰੱਖ ਦਰਿਆਓ ਪੈ ਵਿੱਚ ਅਗਨ ਕਡੈਵੇ ਗੌਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਰੈਸ਼ਰ ਪਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨਾ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆਡਾਣੇ ਆਕਾਸ਼ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵਹਿ ਜਾਵਹਿ ਪੂਰ ਸਗਲਿਆ ਭਾਉ ਲਿਖਿਆ ਸਿਰਲੇ ਨਾਨਕ ਨਿਰਭਉ ਨਿਰੰਕਾਰ ਸੱਚ ਏ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ ਕੇਤੇ ਨੱਚੇ ਮੰਗਤੇ ਗਿੜ ਮੁੜਕੂ ਰਹਿਤਾ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਪ ਪਤਾ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾ ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੇ ਛਾ ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖਵਾਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੋ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਹੈ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨ ਸੱਚੋਂ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਪੌੜੀ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਆਸਾ ਮਹਲਾ ਚੌਥਾ ਗੁਰਮੁਖ ਢੂੰਡ ਢੂੰਡਿਆ ਹਰ ਸੱਜਣ ਅੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ ਵੈਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉਡਰਾਵਾਂ ਝਟੈ ਪਾਏ ਵੇਖੇ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾਂਕਾ ਕੀਆ ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਭਿੰਨੀ ਰਹਿਣ ਜਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਹਲੂ ਚਿਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾ ਅੰਖੀ ਪਾਉਂਦੀਆਂ ਲੈਣ ਸਹਾ ਸੂਹੇ ਚਾੜ ਪਵਾਈਐ ਜੰਤ ਨਾਨਕ ਪਾਉਂਦਿਆਂ ਗੰਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਪਏ ਕਿਰਤ ਨੱਚੈ ਸਭ ਕੋਏ ਨੱਚ ਨੱਚ ਹੱਸੈ ਚਲੈ ਸੇ ਰੋਏ ਉੱਡ ਨਾ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਹੋ ਨਾਨਕ ਜਿਨ ਮਨ ਪਾਉ ਤਿਨਾ ਮਨ ਭਾਉ ਪੌੜੀ ਨਾ ਤੇਰਾ ਨਿਰਕਾਰ ਹੈ ਨਾਇ ਲੈਐ ਨਰਕ ਨ ਜਾਈਐ ਜਿਓ ਪਿਣ ਸਭ ਦਿਸਦਾ ਦੇਖਾ ਜੈ ਤਾਕ ਗਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ ਜੇ ਜਰਵਾਨਾ ਪਰ ਹਰੇ ਜਰ ਦੇਸ ਕਰੇ ਦੀ ਆਈਐ ਹੋ ਰਹਿਣਾ ਭਰੀਐ ਭਾਈਐ ਭਰੀਐ ਭਾਈਐ ਭਰੀਐ ਜੀਓ ਪਿੰਡ ਸਭ ਤਿਸਦਾ ਦੇਖਾ ਜੇ ਆਖ ਗਵਾਈਐ ਜੇ ਲੋੜੇ ਚੰਗਾ ਆਪਣਾ ਕਰਪਨ ਹੋ ਨੀਚ ਸਦਾਈਐ ਜੇ ਜਰਵਾਣਾ ਪਰ ਹਰੈ ਜਰ ਵੇਸ਼ ਕਰਿੰਦੀ ਆਈਐ ਕੂਰਹਿ ਨਾ ਭਰੀਏ ਪਾਈਐ ਕੂਰਹਿ ਨਾ ਭਰੀਏ ਪਾਈਐ ਪੰਥ ਦਿਸਾਵਾ ਨਿਤ ਖੜੀ ਮੁਗ ਜੋ ਬਨ ਕਾਲੀ ਰਾਮ ਰਾਜੇ ਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਸਲੋਕ ਮਹਲਾ ਪਹਿਲਾ ਮੁਸਲਮਾਨਾਂ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕਉ ਦੀਦਾ ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪ ਅਪਾਰ ਤੀਰਥ ਨਾਵੈ ਅਰਚਾ ਪੂਜਾ ਅਗਰਵਾਸ ਬਹਿਕਾ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆਂ ਮਨ ਸੰਤੋਖ ਉਪਜੈ ਦੇਣ ਕੈ ਵਿਚਾਰ दे मंगे सहसा गुड़ा सोब करे संसार चोरा यारा तै कुड़ियारा खरा बावे कार इक होंदा खाए चले ऐसा उतना बिकाई कार जल थल दियां पुरियां लोआ आकार आकार ओए जे आखे सो तू है जाड़ है तेरा भी तेरी सार नानक भगता भुख सलाहण सचनाम आधार सदा आनंद रहै दिन राती गुणवंतिया पाशा महला पहला मिट्टी मुसलमान की पेड़ पई घुमया कड़ भांडे इटां किया जल्दी करे पुका जल जल रोवे बपड़ी चढ़ चढ़ पवे अंगया नानक जिन करते कारण किया सो जाने करता थोड़ी बिन सतगुर किने ना पायो। Nach einer kurzen Pause geht's dann gleich weiter mit Sikh Sangeet Gurbani Kirtan, die Hauptragas in der Sikh Musik. सतगुर किने ना पायो बिन सतगुर किने ना पाया सतगुर विच आप रखियो कर प्रगट आख सुनाया सतगुर मिले सदा मुक्त है जिन विचों मोह चुकाया उत्तम एह विचार है जिन सच्चे सिउ चित लाया जग जीवन दाता पाया जग जीवन दाता पाया अमृत मेले बोले बबीहा अमृत मेले बोले सुनी